ਰੱਬਾ ਸੱਚਿਆ ਤੂੰ ਤੇ ਆਖਿਆ ਸੀ ਜਾਓ ਬੰਦਿਆ ਜੱਗ ਦਾ ਸ਼ਾਹ ਤੂੰ ਕਦੇ ਸਾਰ ਵੇਲੇ ਰੱਬ ਸੋਹਣਿਆ ਤੇਰੇ ਸ਼ਾਹ ਨਾ ਕੀ ਕੀਤੀਆਂ ਕਿਤੇ ਤਾਲੀ ਮਾਰ ਪਟਵਾਰ ਕਿਤੇ ਤੋਂ ਸਪਲਾ ਸਰਕਾਰ ਮੈਨੂੰ ਸ਼ਾਹੀ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗ ਰਹਾ ਮੈਨੂੰ ਸ਼ਾਹੀ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਸੱਚਿਆ ਤੂੰ ਤੇ ਆਖਿਆ ਸੀ ਜਾਓ ਬੰਦਿਆ ਜੱਗ ਦਾ ਸ਼ਾਹ ਤੂੰ ਕਦੇ ਸਾਰ ਵੇਲੇ ਰੱਬ ਸੋਹਣਿਆ ਤੇਰੇ ਸ਼ਾਹ ਨਾ ਕੀ ਕੀਤੀਆਂ ਕਿਤੇ ਦਾਲੀ ਮਾਰ ਪਟਵਾਰ ਕਿਤੇ ਤੋਂ ਸਪਲਾ ਸਰਕਾਰ ਮਨ ਸ਼ਾਹੀ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਹਾਂ ਮਨ ਸ਼ਾਹੀ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਸਰਕਾਰ ਮਨ ਸ਼ਾਹੀ ਨਹੀਂ ਚਾਹੀਦੀ ਉਹ ਰੱਬ ਸੋਹਣੇ